ਪੰਜਾਬੀ ਵਿਰਸਾ 2015 ਇਹ ਸਾਡੇ ਤਿੰਨਾਂ ਨਾਲ ਨਹੀਂ ਪੰਜਾਬੀ ਵਿਰਸਾ ਬਣਦਾ ਸਾਡਾ ਸ਼ੋਅ ਜਦੋਂ ਤੁਸੀਂ ਨਾਲ ਰਲਦੇ ਆ ਫਿਰ ਬਣਦਾ ਤੁਸੀਂ ਆਏ ਹੋ ਬਣ ਗਿਆ ਪੰਜਾਬੀ ਵਿਰਸਾ ਮਿਲਣ ਬਜ਼ਾਰੋਂ ਜਿਗਰੇ ਨਾ ਮਿਲਦੇ ਬਈ ਪਿਸਤਲ ਤਾਂ ਮਿਲਣ ਬਜ਼ਾਰੋਂ।